तू बिक आयश के बाजार भी नहीं, जे तू बिक आयश के बाजार भी नहीं, जे तू चढ़ आयो ते दार भी नहीं, ऐडा सस्ता सौदा प्यार भी नहीं, ऐडा सौखा लभदा यार भी नहीं, जे तू बिक आयश के बाजार भी नहीं। इश्क तक दियो के जेड़ा सुख ना पादं मदयोशी दे आलम बेचो पिया मस्त हुलारे खांदा सुख ना पादा सिद्कू सर चश्मात रखदा जेरा हुकम इशक फरमादा सुख ना पादं शम्या इशक नू दो जग अंदर सोना ओहिको कमले वाला पांदा नाज उठांदा इश्क सुरावर शेर मरेला अते वलवल पे मरेंदा जान कदेंदा पट्टी वजियो गद के पकावे ओ जना साटी ही जर्दी लेंदा संग लहेंदा वेच विछोड़े चार मरोड़े ओटा कपड़े वांगू निपड़े दा मैल कदे दंग शम्या रंग मोहब्बत वाला ओ सोना मिया साब चढ़े दे रंग रंगे दे कई जंगल गाने पैदे ने कई दोजख लगे पैदे ने जेड़ा आशिक बन के सुख ढूंढे जेड़ा आशिक बन के सुख ढूंढे ओदी किस्मत विच दीदार भी नहीं जे तू बिक आयशिक बाजार भी नहीं जे तू चढ़ आयो ते दार भी नहीं ऐडा सस्ता सौदा प्यार भी नहीं यार भी नहीं जे तू बिक आयशिक बाजार भी नहीं जे तू चढ़ आयो ते दार भी नहीं दिल दित्तियां बाज ना प्यार मिले सर दित्तियां बाज ना यार है मिले दित्तियां बाज न यार मिले जे इस मुल ते भी मिल जावे ऐडा सस्ता गौर प्यार भी नहीं जे तू बिक आयशिक बाजार भी नहीं जे तू चढ़ आयो ते दार भी नहीं ऐडा सस्ता सौदा प्यार भी नहीं ऐडा सौखा लभदा यार भी नहीं जे तू बिक आयशिक बाजार भी नहीं जे तू चढ़ आयो ते दार भी नहीं ऐडा सस्ता सौदा प्यार भी नहीं ऐडा सौखा लभदा यार भी नहीं कुछ समझ ना आवे लोकां नूं ओ कहिंदे नाल शहीद करे मुर्शिद दे हथ तलवार भी नहीं मुर्शिद दे हथ तलवार भी नहीं मुर्शिद दे हथ तलवार भी नहीं पर खाली जांदा बाहर भी नहीं मुर्शिद दे हथ तलवार भी नहीं मुर्शिद दे हथ तलवार भी नहीं पर खाली जांदा बाहर भी नहीं जे तू बिक आयशिक बाजार भी नहीं जे तू चढ़ आयो ते दार भी नहीं ऐडा सस्ता सौदा प्यार भी नहीं सौखा लभदा यार भी नहीं जे तू बिक ਗਿਆ ਇਸ਼ਕ ਬਜ਼ਾਹਰ ਵੀ ਨਹੀਂ ਜੇ ਤੂੰ ਚੜਿਆਯੋ ਤੇ ਤਾਹਰ ਵੀ ਨਹੀਂ ਐਡਾ ਸਸਤਾ ਸੌਦਾ ਪਿਆਰ ਵੀ ਨਹੀਂ ਐਡਾ ਸੌਖਾ ਲੱਭਦਾ ਯਾਰ ਵੀ ਨਹੀਂ ਐਡਾ ਸੌਖਾ ਲੱਭਦਾ ਯਾਰ ਵੀ ਨਹੀਂ ਕੁਝ ਸਮਝ ਨਾ ਆਵੇ ਨਾਲ ਸ਼ਹੀਦ ਕਰ ਮੁਰਸ਼ਦ ਦੇ ਹੱਥ ਤਲਵਾਰ ਵੀ ਨਹੀਂ ਮੁਰਸ਼ਦ ਦੇ ਹੱਥ ਤਲਵਾਰ ਵੀ ਨਹੀਂ ਪਰ ਖਾਲੀ ਜਾਂਦਾ ਬਾਹਰ ਵੀ ਨਹੀਂ ਡਿੱਠੀ ਯਾਰ ਦੇ ਹੱਥ ਤਲਵਾਰ ਵੀ ਨਹੀਂ ਡਿੱਠੀ ਯਾਰ ਦੇ ਹੱਥ ਤਲਵਾਰ ਵੀ ਨਹੀਂ ਸੱਜਣਾ ਇਸ ਝੂਠੀ ਦੁਨੀਆ ਨੇ ਕੀਤੀ ਤੇ ਸਾਨੂੰ ਕੀ ਦੇਣਾ ਏ ਚੱਲ ਮੁਰਸ਼ਦ ਰਾਜ਼ੇ ਕਰ ਲਈਏ ਮੁਰਸ਼ਦ ਨੂੰ ਰਾਜ਼ੇ ਕਰ ਲਈਏ ਸੋਹਣਾ ਮੁਰਸ਼ਦ ਰਾਜ਼ੇ ਕਰ ਲਈਏ ਜ਼ਿੰਦਗੀ ਦਾ ਕੋਈ ਇਤਬਾਰ ਵੀ ਨਹੀਂ ਸੋਹਣਾ ਮੁਰਸ਼ਦ ਰਾਜ਼ੇ ਕਰ ਲਈਏ ਮੁਰਸ਼ਦ ਸੋਹਣਾ ਰਾਜ਼ੇ ਕਰ ਲਈਏ ਸੋਹਣਾ ਮੁਰਸ਼ਦ ਰਾਜ਼ੇ ਕਰ ਲਈਏ ਜ਼ਿੰਦਗੀ ਦਾ ਕੋਈ ਇਤਬਾਰ ਵੀ ਜੇ ਤੂੰ ਵਿਕਿਆ ਇਸ਼ਕ ਬਜ਼ਾਰ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਜ਼ਾਰ ਵੀ ਨਹੀਂ ਜੇ ਤੂੰ ਚੜਿਆਯੋ ਤੇ ਤਾਹਰ ਵੀ ਨਹੀਂ ਐਡਾ ਸਸਤਾ ਸੌਦਾ ਪਿਆਰ ਵੀ ਨਹੀਂ ਐਡਾ ਸੌਖਾ ਲੱਭਦਾ ਯਾਰ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਜ਼ਾਰ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਜ਼ਾਰ ਵੀ ਨਹੀਂ ਜੇ ਤੂੰ ਚੜਿਆਯੋ ਤੇ ਤਾਹਰ ਵੀ ਨਹੀਂ ਐਡਾ ਸਸਤਾ ਸੌਦਾ ਪਿਆਰ ਵੀ ਨਹੀਂ ਐਡਾ ਸੌਖਾ ਲੱਭਦਾ ਯਾਰ ਵੀ ਨਹੀਂ ਐਡਾ ਸੌਖਾ ਲੱਭਦਾ ਯਾਰ ਵੀ ਨਹੀਂ ਇਸ਼ਕ ਦੀ ਰੀਤ ਪ੍ਰੀਤ ਅਨੋਖੀ ਸਦਾ ਇੱਕ ਰੰਗ ਵਿੱਚ ਨਹੀਂ ਰਹਿੰਦੀ ਲੂ ਲੂ ਅੰਦਰ ਪਿਆਰ ਰਚਾ ਕੇ ਸੋਹਣਾ ਉਤਲਾਵੇ ਫਿਰਾਕ ਦੀ ਮਹਿੰਦੀ ਸਬਰ ਕਰਾਰ ਉਦੋਂ ਉੱਡ ਜਾਵੇ ਜਦਾਂ ਹੀ ਜਰਦ ਪਾ ਪੜ ਕੇ ਦੀ ਸ਼ਮਿਆ ਮੀਆਂ ਮੁਹੰਮਦ ਬਾਜੂ ਸੋਹਣਾ ਉਹ ਭੁੱਲ ਹੋਸ਼ ਜਹਾਨ ਦਿਵੇਂਦੀ ਕਈ ਜੰਗਲ ਗਾਣੇ ਪੈਂਦੇ ਨੇ ਕਈ ਦੋਦਕ ਟੱਪਣੇ ਜਿਹੜਾ ਆਸ਼ਕ ਬਣ ਕੇ ਸੁੱਖ ਢੂੰਡੇ ਜਿਹੜਾ ਆਸ਼ਕ ਬਣ ਕੇ ਸੁੱਖ ਢੂੰਡੇ ਜਿਹੜਾ ਆਸ਼ਕ ਬਣ ਕੇ ਸੁੱਖ ਢੂੰਡੇ ਉਹਦੀ ਕਿਸਮਤ ਵਿੱਚ ਦੀਦਾਰ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਸਾ ਵੀ ਨਹੀਂ ਜੇ ਤੂੰ ਚੜਿਆਯੋ ਤੇ ਦਾਰ ਵੀ ਨਹੀਂ ਐਡਾ ਸਸਤਾ ਸੌਦਾ ਪਿਆਰ ਵੀ ਨਹੀਂ ਐਡਾ ਸੌਖਾ ਲੱਭਦਾ ਯਾਰ ਵੀ ਨਹੀਂ ਸਸਤਾ ਸੌਦਾ ਪਿਆਰ ਵੀ ਨਹੀਂ ਐਡਾ ਸੌਖਾ ਮਿਲਦਾ ਯਾਰ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਸਾ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਸਾ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਸਾ ਵੀ ਨਹੀਂ ਜੇ ਤੂੰ ਚੜਿਆਯੋ ਤੇ ਤਾਹਰ ਵੀ ਨਹੀਂ ਐਡਾ ਸਸਤਾ ਸੌਦਾ ਪਿਆਰ ਵੀ ਨਹੀਂ ਐਡਾ ਸੌਖਾ ਮਿਲਦਾ ਯਾਰ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਸਾ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਸਾ ਹਰ ਵੀ ਨਹੀਂ ਕੁਝ ਸਮਝ ਨਾ ਆਵੇ ਲੋਕਾਂ ਨੂੰ ਕਹਿੰਦੇ ਨਾਲ ਸ਼ਹੀਦ ਕਰ ਮੁਰਸ਼ਦ ਦੇ ਹੱਥ ਤਲਵਾਰ ਵੀ ਨਹੀਂ ਮੁਰਸ਼ਦ ਦੇ ਹੱਥ ਤਲਵਾਰ ਵੀ ਨਹੀਂ ਪਰ ਖਾਲੀ ਜਾਂਦਾ ਬਾਹਰ ਵੀ ਨਹੀਂ ਜੇ ਤੂੰ ਵਿਕੇ ਇਸ਼ਕ ਬਸਾ ਵੀ ਨਹੀਂ ਸੱਜਣਾ ਇਸ ਝੂਠੀ ਦੁਨੀਆ ਨੇ ਕੀਤੀ ਤੇ ਸਾਨੂੰ ਕੀ ਦੇਣਾ ਏ ਚੱਲ ਮੁਰਸ਼ਦ ਰਾਜ਼ੇ ਕਰ ਲਵੀਏ ਮੁਰਸ਼ਦ ਨੂੰ رازے کر لئیے سونا مرشد رازے کر لئیے زندگی دا کوئی اس باہر بھی نہیں مرشد نو رازے کر لئیے سن پیر نو رازے کر لئیے پیر ارچ نو رازے کر لئیے میاں صاحب رازے کر لئیے زندگی دا کوئی اس باہر بھی نہیں جدو وکیا عشق بازار بھی نہیں جدو چڑھیا اوتے داہر بھی نہیں ایڈا سستا سودا پیار بھی نہیں ایڈا سوکھا لبدا یا بھی نہیں کئی جنگل گھوڑے پیندے نے کئی دوزخ لگنے پیندے نے جیڑا عاشق بن کے سکھ ڈھونڈے جیڑا عاشق بن کے سکھ ڈھونڈے اودی قسمت وچ دیدار بھی نہیں جدو وکیا عشق بازار بھی نہیں جدو چڑھیا اوتے داہر بھی نہیں ایڈا سستا سودا پیار بھی نہیں ایڈا سوکھا لبدا یار بھی نہیں ایڈا سوکھا لبدا یار بھی نہیں ایڈا سوکھا لبدا یار بھی نہیں ایڈا سوکھا لبدا یار بھی نہیں ایڈا سوکھا لبدا یار بھی نہیں ایڈا سوکھا لبدا یار بھی نہیں ایڈا سوکھا ملدا یار بھی نہیں دل دتیا باجن پیار ملے سر دتیا باجن یار ملے دیو اس مول تے وی رب جاوے ایڈا سستا ہور پیار بھی نہیں جے تو وکیا عشق بازار بھی نہیں جے تو چڑھیا آیو تے داہر بھی نہیں ایڈا سستا سودا پیار بھی نہیں ایڈا سوکھا لبدا یار بھی نہیں ایڈا سستا سودا پیار بھی نہیں ایڈا سوکھا لبدا یار بھی نہیں جے تو وکیا عشق بازار بھی نہیں جے تو وکیا عشق بازار بھی نہیں جے تو وکیا عشق بازار بھی نہیں جدو ماہی پوچھیا حال میرا پگ پے پر نالے ہنجواں تے میں تے رہ سکیا خاموش بھی نہیں رہ سکیا خاموش بھی نہیں کچھ کر سکیا اظہار بھی نہیں جے تو وکیا عشق بازار بھی نہیں جے تو چڑھیا اوتے داہر ایڈا سستا سودا پیار بھی نہیں ایڈا سوکھا لبدا یار بھی نہیں جے تو وکیا عشق بازار بھی نہیں جے تو چڑھیا اوتے داہر بھی نہیں ایڈا سستا سودا پیار بھی نہیں ایڈا سوکھا لبدا یار بھی نہیں جے تو وکیا عشق بازار بھی نہیں میں کوچا مرشد سونا جند ہاتھ وچ میری باگا دل میرا دا پانڈا دو کہ او میاں صاحب لایا جاگا دل میرا دا پانڈا دو کہ او پیر ارچی چلایا جاگا دل میرا دا پانڈا دو کہے او پیرے ارچی لایا چجاگا جدو مرشد ملیا میرا باغ وچ آگے مینو ملے اپنا باغا ناصر سونا او مرشد جاگے او میں سو جاوایا جاگا کئی جنگل گھاڑ جڑا عاشق بن کے سکھ ڈھونڈے جے عاشق بن کے سکھ ڈھونڈے اودی قسمت وچ دیدار بھی نہیں جے تو وکیا عشق بازار بھی نہیں جے تو چڑھیا اوتے داہر بھی نہیں ایڈا سستا سودا پیار بھی نہیں ایڈا سوکھا لبدا یار بھی نہیں ਐਡਾ ਸਸਤਾ ਸੌਦਾ ਪਿਆ ਹਰ ਵੀ ਨੀ ਐਡਾ ਸੌਖਾ ਮਿਲਦਾ ਯਾਰ ਵੀ ਨੀ ਤੂੰ ਚੜਿਆ ਹਰ ਵੀ ਨੀ ਐਡਾ ਸਸਤਾ ਸੌਦਾ ਪਿਆ ਹਰ ਵੀ ਨੀ ਐਡਾ ਸੌਖਾ ਲੱਭਦਾ ਯਾਰ ਵੀ ਨੀ ਜੇ ਤੂੰ ਵਿਕਿਆ ਇਸ਼ਕ ਬਜ਼ਾਰ ਹਰ ਵੀ ਨੀ ਜੇ ਤੂੰ ਚੜਿਆ ਹਰ ਵੀ ਨੀ ਐਡਾ ਸਸਤਾ ਸੌਦਾ ਪਿਆ ਹਰ ਵੀ ਨੀ ਐਡਾ ਸੌਖਾ ਮਿਲਦਾ ਯਾਰ ਵੀ ਨੀ ਸਜਣਾ ਇਸ ਝੂਠੀ ਦੁਨੀਆ ਨੇ ਕੀ ਦਿੱਤਾ ਸਾਨੂੰ ਕੀ ਦੇਣਾ ਏ ਚੱਲ ਮੁਰਸ਼ਦ ਰਾਜ਼ੇ ਕਰ ਲਈਏ ਸੋਹਣਾ ਮੁਰਸ਼ਦ ਰਾਜ਼ੇ ਕਰ ਲਈਏ ਪੀਰੇ ਅਰਜੀ ਨੂੰ ਰਾਜ਼ੇ ਕਰ ਲਈਏ ਪੀਰੇ ਅਰਜੀ ਰਾਜ਼ੇ ਕਰ ਲਈਏ ਸੋਹਣਾ ਮੁਰਸ਼ਦ ਰਾਜ਼ੇ ਕਰ ਲਈਏ ਮੀਆਂ ਸਾਹਿਬ ਰਾਜ਼ੇ ਕਰ ਲਈਏ ਜ਼ਿੰਦਗੀ ਦਾ ਕੋਈ ਇਤਬਾਰ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਜ਼ਾਰ ਵੀ ਨਹੀਂ ਜੇ ਤੂੰ ਚੜਿਆਓ ਤੇ ਦਾਹਰ ਵੀ ਨੇ ਐਡਾ ਸਸਤਾ ਸੌਦਾ ਪਿਆਰ ਵੀ ਨੇ ਐਡਾ ਸੌਖਾ ਮਿਲਦਾ ਯਾ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਜ਼ਾ ਵੀ ਨਹੀਂ ਜੇ ਤੂੰ ਚੜਿਆਓ ਤੇ ਦਾਹਰ ਵੀ ਨੇ ਐਡਾ ਸਸਤਾ ਸੌਦਾ ਪਿਆਰ ਵੀ ਨੇ ਐਡਾ ਸੌਖਾ ਮਿਲਦਾ ਯਾ ਵੀ ਨਹੀਂ ਜੇ ਤੂੰ ਵਿਕਿਆ ਇਸ਼ਕ ਬਜ਼ਾ ਵੀ ਨਹੀਂ ਜੇ ਤੂੰ ਚੜਿਆਓ ਤੇ ਦਾਹਰ ਵੀ ਨੇ ਐਡਾ ਸਸਤਾ ਸੌਦਾ ਪਿਆਰ ਵੀ ਨੇ ਐਡਾ ਸੌਖਾ ਮਿਲਦਾ ਯਾਰ ਵੀ ਨਹੀਂ।